ਆਓ ਜੀ ਆਓ, ਸਤਿ ਸ੍ਰੀ ਅਕਾਲ ਬਾਦਸ਼ਾਹ। ਓ ਸਤਿ ਸ੍ਰੀ ਅਕਾਲ, ਓਏ ਲੈ ਆ ਓਏ, ਦੋ ਲੈ ਆ ਛੇਤੀ। ਕਿਆ ਚੀਜ਼, ਕਿਆ ਲਿਆ? ਘੋੜੇ। ਘੋੜੇ? ਅਰੇ ਅੰਕਲ ਜੀ, ਹਮੇ ਤੋ ਇਹ ਤੱਕ ਜਾਣਾ ਹੈ। ਓ ਯਾਰ, ਇਸ ਘਰ ਕਾ ਹਰ ਮਹਿਮਾਨ ਨਾ ਗੇਟ ਸੇ ਲੇ ਕੇ ਬੰਗਲੇ ਤੱਕ ਘੋੜੇ ਪੇ ਜਾਤਾ ਹੈ।